ਰਾਜਪੁਰੀਆ ਇੱਕ ਗੱਭਰੂ ਨੂੰ ਕਹਿੰਦੇ ਰਾਜਪੁਰੀਆ ਮਿਹਨਤਾਂ ਦਾ ਦੂਜਾ ਨਾਮ ਜੀ ਕਿਸਮਤ ਆਉਂਦੀ ਉਹ ਤੋਂ ਅੱਜ ਰੁੱਸ ਗਈ ਉਹ ਧੋਖਾ ਹੋਇਆ ਸ਼ਰਿਆਮ ਜੀ ਉਹ ਪੁੱਤ ਮਾਵਾਂ ਦੇ ਨੇ ਵਿਛੜੇ ਤੇ ਮੁੱਲ ਪਿਆ ਨਾ ਉਹ ਮਾਵਾਂ ਦੇ ਨੇ ਵਿਛੜੇ ਤੇ ਮੁੱਲ ਪਿਆ ਨਾ ਗੋਪੀ ਨੇ ਵੀ ਕੈਨੇਡਾ ਚ ਗਾਲੀ ਜ਼ਿੰਦਗੀ ਬਣਦੇ ਪੰਜਾਬ ਉਹ ਡਾਲੇ ਰਾਣੇ ਖਾਲੀ